ਸਾਡੇ ਵਾਂਗੂ ਤੇਰੇ ਦਿਲ ਤੇ ਲੱਗੂਗੀ ਜਦੋਂ ਸਾਡੇ ਵਾਂਗੂ ਤੇਰੇ ਦਿਲ ਤੇ ਲੱਗੂਗੀ ਫੇਰ ਦਿਨ ਸਾਡੇ ਨਾ ਗੁਜ਼ਾਰੇ ਯਾਦ ਆਉਣਗੇ ਤੀਆਂ ਵਿੱਚ ਜਦੋਂ ਤੈਨੂੰ ਪੀਂਗ ਨਾ ਨਸੀਬ ਹੋਈ ਫੇਰ ਸਾਡੇ ਪਿਆਰ ਦੇ ਬੁਲਾਰੇ ਯਾਦ ਆਉਣਗੇ ਤੀਆਂ ਵਿੱਚ ਜਦੋਂ ਤੈਨੂੰ ਪੀਂਗ ਨਾ ਨਸੀਬ ਹੋਈ ਫੇਰ ਸਾਡੇ ਪਿਆਰ ਦੇ ਬੁਲਾਰੇ ਯਾਦ ਕਦੇ ਸਿਆਲਾਂ ਵਿੱਚ ਰਹਿ ਕੇ ਸਾਨੂੰ ਸਾਡੇ ਤਖਤ ਹਜ਼ਾਰੇ ਯਾਦ ਆਉਣਗੇ ਤੀਆਂ ਵਿੱਚ ਜਦੋਂ ਤੈਨੂੰ ਪੀਂਗ ਨਾ ਨਸੀਬ ਹੋਈ ਫੇਰ ਸਾਡੇ ਪਿਆਰ ਦੇ ਬੁਲਾਰੇ ਯਾਦ ਸੰਜੀਵ ਜੈ ਯਾਰ ਦੁਰਕਾਰੇ ਯਾਦ ਆਉਣਗੇ ਤੀਆਂ ਵਿੱਚ ਜਦੋਂ ਤੈਨੂੰ ਪੀਂਗ ਨਾ ਨਸੀਬ ਹੋਈ ਫੇਰ ਸਾਡੇ ਪਿਆਰ ਦੇ ਬੁਲਾਰੇ ਯਾਦ